ਲੋਕਾਂ ਕਾਬਲਿਆਂ ਨਹੀਂ ਜਾਣਾ ਨਾਲੇ ਸਾਨਾਂ ਦੇ ਸੰਤਾਲੀਆਂ ਨਾਲ ਮਿਲ ਕੀ ਕਮਾਨਾਂ ਦੇ ਓ ਕਾਕਾ ਪੜਿਆ ਨਹੀਂ ਜਾਣਾ ਨਾਲੇ ਸਾਨਾਂ ਦੇ ਸੰਤਾਲੀਆਂ ਨਾਲ ਮਿਲ ਕੀ ਕਮਾਨਾਂ ਦੇ ਓ ਗੱਲ ਕੋਰੀ ਤੇ ਘਰਾਲੀ ਦੇ ਸ਼ਕੀਨ ਨੇ ਐਂਟੀ ਮੁੱਢ ਤੋਂ ਦਿਲਾਂ ਦੇ ਬੇਈਮਾਨਾਂ ਦੇ ਦੂਰ ਕਰੇ ਨੇ ਭੁਲੇਖੇ ਬੜੇ ਬੜਿਆਂ ਦੇ ਤਾਂ ਹੀ ਥਾਂ ਥਾਂ ਬੋਲਦੇ ਹੇ ਬਹੁਤੇ ਚੱਕਵੇਂ ਜੇ ਬੰਦੇ ਨਾ ਨੀ ਬਣਦੀ ਸਾਧ ਬੰਦਿਆਂ ਨਾ ਦਿਲੋਂ ਪੂਰੀ ਰੱਖੀਏ ਬਹੁਤੇ ਚੱਕਵੇਂ ਜੇ ਬੰਦੇ ਨਾ ਨੀ ਬਣਦੀ ਸਾਧ ਬੰਦਿਆਂ ਨਾ ਦਿਲੋਂ ਪੂਰੀ ਰੱਖੀਏ ਚਰਿੱਤਰਾਂ ਦੇ ਟਾਈਟਲ ਕਲੀਨੇ ਅੱਖ ਯਾਰ ਦੀ ਨਾ ਭੈਣੇ ਉੱਤੇ ਰੱਖੀਏ ਹੋਕਾ ਕਾਠਾਰੀਆਂ ਤਸੀਰਾਂ ਬਹੁਤ ਤੱਤੀਆਂ ਜਿਨ੍ਹਾਂ ਦੇ ਸੀਗੇ ਖੂਨ ਖੋਲਦੇ ਹੀ ਚੱਲ ਲਈ ਦਾ ਉਹ ਬੰਦੇ ਖਾਸ ਨਾਲ ਨੀ ਖੇਡਦੇ ਚਲਾਕੀਆਂ ਸਿੱਧਾ ਜਾਣ ਕੇ ਗਲੇ ਤੋਂ ਵੈਰੀ ਫੜੀਏ ਐਵੇਂ ਦੂਰ ਖੜੇ ਮਾਰਦੇ ਨੀ ਥਾਪੀਆਂ ਉਹ ਕਾਕਾ ਮਾਰੀਆਂ ਨੇ ਮਾਰਾਂ ਹੋਈਆਂ ਵੱਡੀਆਂ ਉਹ ਸਮੇਂ ਦੇ ਗਵਾਹ ਬੋਲਦੇ ਨਾਮ ਹਾਮਾ ਹਾਮਾ ਯੂਬਾ ਸਿਟੀ ਡੇਰੇ ਨੇ ਉਹ ਬਾਠਾ ਪਿੰਡ ਨੂੰ ਬੁਲਾਉਂਗੇ ਜੱਟ ਕਰਦਾ ਨਾਮ ਹਾਮਾ ਹਾਮਾ ਯੂਬਾ ਸਿਟੀ ਡੇਰੇ ਨੇ ਉਹ ਬਾਠਾ ਪਿੰਡ ਨੂੰ ਬੁਲਾਉਂਗੇ ਜੱਟ ਕਰਦਾ ਕਦੇ ਭਲੇ ਨੀ ਮੁਨਾਫੇ ਵਿੱਚ ਯਾਰੀਆਂ ਰੱਬ ਸੌਖ ਰੱਖੇ ਬੜਾ ਸੌਖਾ ਸਰਦਾ ਮੁੰਡਾ ਢਲੋਆਂ ਦਾ ਗੀਤਾਂ ਵਿੱਚ ਸੁਣ ਸੁਣ ਵੈਰੀਆਂ ਦੇ ਖੂਨ ਖੋਲਦੇ ਹੇ ਆਪ ਘੱਟ ਹੀ ਬੋਲੀ ਦਾ ਅਸੀਂ ਸੁਣਿਆ ਓ ਮਿੱਤਰਾਂ ਦੇ ਨਾਂ ਬੋਲਦੇ ਆਪ ਘੱਟ ਹੀ ਬੋਲੀ ਦਾ ਅਸੀਂ ਸੁਣਿਆ ਓ